ਖਿਆਲ ਮੇਰੇ ਹੁਣ ਰਾਹ ਮੁੜ ਗਏ ਨੇ। ਦਿਸਦੀ ਏ ਹਰ ਪਾਸੇ ਤੂੰ ਹੀ ਬਸ ਤੂੰ ਨੀ, ਤੇਰੇ ਬਿਨਾਂ ਸਾਨੂੰ ਹੁਣ ਮਿਲਦਾ ਸਕੂਨ ਨੀ। ਲੱਗਦਾ ਨੀ ਤੇਰੇ ਬਿਨਾਂ ਦਿਲ ਸੋਹਣੀਏ ਹੀਰੀਏ, ਲੱਗਦਾ ਨੀ ਤੇਰੇ ਬਿਨਾਂ ਦਿਲ ਸੋਹਣੀਏ ਹੀਰੀਏ। ਜਦੋਂ ਦੀ ਹੋਈ ਏ ਤੇਰੇ ਨਾਲ ਗੱਲ ਬਾਤ ਨੀ, ਬਦਲ ਗਏ ਹੁਣ ਸਾਡੇ ਦਿਨ ਨਾਲ ਰਾਤ ਨੀ, ਜਦੋਂ ਦੀ ਹੋਈ ਏ ਤੇਰੇ ਨਾਲ ਗੱਲ ਬਾਤ ਨੀ। ਬਣ ਗਈ ਏ ਤੂੰ ਹੀ ਹੁਣ ਸਾਡੀ ਜਿੰਦ ਜਾਨ ਨੀ, ਤੇਰੇ ਨਾਲ ਵੱਸਦਾ ਏ ਸਾਡਾ ਤੇ ਜਹਾਨ ਨੀ। ਲੱਗਦਾ ਨੀ ਤੇਰੇ ਬਿਨਾਂ ਦਿਲ ਸੋਹਣੀਏ ਹੀਰੀਏ, ਲੱਗਦਾ ਨੀ ਤੇਰੇ ਬਿਨਾਂ ਦਿਲ ਸੋਹਣੀਏ ਹੀਰੀਏ। ਲੱਗਦਾ ਏ ਤੇਰੇ ਨਾਲ ਜੁੜੀ ਤਕਦੀਰ ਹੈ, ਦਿਲ ਦੀ ਦੀਵਾਰ ਉੱਤੇ ਤੇਰੀ ਤਸਵੀਰ ਹੈ। ਲੱਗਦਾ ਏ ਤੇਰੇ ਨਾਲ ਜੁੜੀ ਤਕਦੀਰ ਹੈ। ਹੋਵੇ ਭਾਵੇਂ ਯਾ ਨਾ ਹੋਵੇ ਹੱਥਾਂ ਵਿੱਚ ਸੋਹਣੀ, ਹੋਵੇ ਭਾਵੇਂ ਯਾ ਨਾ ਹੋਵੇ ਹੱਥਾਂ ਵਿੱਚ ਸੋਹਣੀ, ਖਿੱਚ ਦੇਣੀ ਅਸੀਂ ਤੇਰੇ ਪਿਆਰ ਦੀ ਲਕੀਰ ਹੈ। ਲੱਗਦਾ ਨੀ ਤੇਰੇ ਬਿਨਾਂ ਦਿਲ ਸੋਹਣੀਏ ਹੀਰੀਏ, ਲੱਗਦਾ ਨੀ ਤੇਰੇ ਬਿਨਾਂ ਦਿਲ ਸੋਹਣੀਏ ਹੀਰੀਏ, ਲੱਗਦਾ ਨੀ ਤੇਰੇ ਬਿਨਾਂ ਦਿਲ ਸੋਹਣੀਏ ਹੀਰੀਏ, ਲੱਗਦਾ ਨੀ ਤੇਰੇ ਬਿਨਾਂ।